ਜੁੱਤੀ ਪਟਿਆਲੇ ਦੀਆ ਲਾਹੌਰ ਦੀਆਂ ਵਾਲੀਆਂ ਅੱਖਾਂ ਵਿੱਚ ਪਾਊਡਰ ਗਨ ਦਾ ਲੋਡੜ ਦੋ ਨਾਲੀਆਂ ਗੁੱਤ ਦਾ ਪਰਾਂਦਾ ਸ਼ੱਕੀ ਫੜਕਣ ਨਾ ਦੇਵੇ ਚਿੜੀਆਂ ਬੁੱਲੀਆਂ ਦਾ ਸੁਲਫੀ ਹਾਸਾ ਲੋਰਾਂ ਜਿਉਂ ਪੱਗਦੀਆਂ ਚੜੀਆਂ ਨਜ਼ਰਾਂ ਤੋਂ ਡਰਦੀ ਰੱਖਾਂ ਕਰਕੇ ਬੰਦ ਬਾਰੀਆਂ ਅੱਖਾਂ ਵਿੱਚ ਪਾਊਡਰ ਗਨ ਦਾ ਕੁੰਡਲਾਂ ਵੇਖ ਕਾਲੀਆਂ ਅੱਖਾਂ ਵਿੱਚ ਪਾਊਡਰ ਗਨ ਦਾ ਲੋਡੜ ਦੋ ਨਾਲੀਆਂ ਜੁੱਤੀ ਪਟਿਆਲੇ ਦੀਆਂ ਦੋ ਡਿੰਪਲ ਵਾਲੀਆਂ ਗੱਲਾਂ ਬਣ ਕੇ ਕਸ਼ਮੀਰ ਹੋਸ਼ਾਂ ਸੰਭਾਲੀਆਂ ਅੱਖਾਂ ਵਿੱਚ ਪਾਊਡਰ ਗਨ ਦਾ ਲੋਡੜ ਦੋ ਨਾਲੀਆਂ ਜੁੱਤੀ ਪਟਿਆਲੇ ਦੀ JSL baby ਬਿੱਲੋ ਸਾਨੂੰ ਉਮਰਾਂ ਦੀ ਕੈਦ ਮਨਜ਼ੂਰ ਆ ਭਾਵੇਂ ਤੇਰੇ ਹੁਸਨਾਂ ਦੀ ਪਹੁੰਚ ਬੜੀ ਦੂਰ ਆ ਅੱਖਾਂ ਨਾਲ ਬਿੰਨ ਦੇ ਕਲੇਜਾ ਪਰਵਾਨੀ ਸਾਨੂੰ ਚਲਾਉਂਦਾ ਤੇਰੇ ਮੁੱਕੜੇ ਦਾ ਨੂਰ ਆ ਨੀ ਮੈਂ ਕਿੰਨਾ ਕੁਝ ਸਹਿ ਰਿਹਾ ਹੋ ਕੇ ਨੇੜੇ ਨੇੜੇ ਦੂਰ ਰਹਿ ਰਿਹਾ ਅੱਖਾਂ ਤੇਰੀ ਲੋਡਡ ਦਨਾਲੀਆਂ ਚਿੱਲਣੀ ਜਾਣ ਬਿੱਲੋ ਚੱਟ ਆ ਕਹਿ ਦਿਆ ਲੈਣੀ ਜਾਣ ਬਿੱਲੋ ਚੱਟ ਹਾਂ ਕਹਿ ਰਿਹਾ ਭੁਗਤਣ ਹਾਈ ਕੋਰਟ ਤਰੀਕਾ ਹੁਸਨਾ ਦੀ ਪੇਸ਼ੀ ਦੇ ਖਾਰੇ ਦਿਆ ਢੀਠ ਬਰਾੜਾ ਫਸ ਜਾਈ ਨਾ ਵੇਖੀ ਵੇ ਭੁਗਤਣ ਹਾਈ ਕੋਰਟ ਤਰੀਕਾ ਹੁਸਨਾ ਦੀ ਪੇਸ਼ੀ ਦੇ ਪਲਕਾਂ ਦੀ ਫਾਇਰਿੰਗ ਅੱਗੇ ਫੇਲ ਸੰਤਾਲੀਆਂ ਅੱਖਾਂ ਵਿੱਚ ਪਾਊਡਰ ਗਨ ਦਾ ਲੋਡੜ ਦੋ ਨਾਲੀਆਂ ਜੁੱਤੀ ਪਟਿਆਲੇ ਦੀਆਂ ਲਾਹੌਰ ਦੀਆਂ ਵਾਲੀਆਂ ਅੱਖਾਂ ਵਿੱਚ ਪਾਊਡਰ ਗਨ ਦਾ ਲੋਡੜ ਦੋ ਨਾਲੀਆਂ ਲੈਣੀ ਜਾਣ ਬਿੱਲੋ ਚੱਟ ਹਾਂ ਕਹਿ ਰਿਹਾ ਲੋਡੜ ਦੋ ਨਾਲੀਆਂ ਲੈਣੀ ਜਾਣ ਬਿੱਲੋ ਚੱਟ ਹਾਂ ਕਹਿ ਰਿਹਾ ਲੋਡੜ ਦੋ ਨਾਲੀਆਂ ਜੁੱਤੀ ਪਟਿਆਲੇ ਦੀਆਂ।